Boyfriend, girlfriend, na na na na na na na. Main tera boyfriend, tu meri girlfriend, no mainu kendi na na na na. Rukte jab meri gal ta sun le, tu mainu kendi na na na na. Main tera boyfriend. ਕਿਤੇ ਹੋ ਨਾ ਜਾਵੇ ਟੱਲੀ ਮੈਥੋਂ ਜਾਣੀ ਨਾ ਸਵਾਲੀ ਉਹ ਕੁੜੀ ਦਾਰੂ ਪਿੰਦੀ ਬਾਲੀ ਉੱਤੋਂ ਲਾਲ ਟੱਪ ਪਾਲੀ ਕਿਤੇ ਹੋ ਨਾ ਜਾਵੇ ਟੱਲੀ ਮੈਥੋਂ ਜਾਣੀ ਨਾ ਸਵਾਲੀ ਮੈਂ ਕਿਹਾ ਡਾਂਸ ਕਰੇਂਗੀ ਨਾ ਨਾ ਨਾ ਨਾ ਰੋਮਾਂਸ ਕਰੇਂਗੀ ਨਾ ਨਾ ਸ਼ਿਕਾਰੀਓ ਨੇ ਘੂਰੀ ਜਹੀ ਵੱਟੀ ਮੇਰੀ ਲੱਥ ਗਈ ਸਾਰੀ ਮੈਂ ਕੱਪ ਉਹ ਕੁੜੀ ਵੇਖੀ ਪਹਿਲੀ ਵਾਰੀ ਲੱਗੇ ਅੱਧ ਦੀ ਸ਼ਿਕਾਰੀਓ ਨੇ ਘੂਰੀ ਜਹੀ ਵੱਟੀ ਮੇਰੀ ਲੱਥ ਗਈ ਸਾਰੀ ਮੈਂ ਕੱਪ ਪਿਆਰ ਕਰੇਂਗੀ ਨਾ ਨਾ ਨਾ ਨਾ ਮਾਰ ਦਵੇਂਗੀ ਸੋਹਣੀ ਕੁੜੀ ਲਹੂੰਗਾ ਫਸਾ ਜੇ ਤੂੰ ਜਾਣੀ ਤੇ ਜਾ ਮੈਨੂੰ ਨਹੀਂ ਉਹ ਪਰਵਾ ਮੈਂ ਵੀ ਤੇਰੇ ਨਾਲ ਸੋਹਣੀ ਕੁੜੀ ਲਹੂੰਗਾ ਫਸਾ ਹੁਣ ਵੇਟ ਕਰੇਂਗੀ ਨਾ ਨਾ ਨਾ ਮੈਨੂੰ ਦੱਸਿਆ ਨੀ ਤੇ ਮੁੜ ਕੇ ਜੇ ਕਿਤੇ ਮੇਰੇ ਵਾਂਗੂ ਫੜੇ ਗਏ ਨਾ ਤੇ ਫਿਰ ਕਹਿੰਦੇ ਫਿਰੋਗੇ ਸੋਰੀ ਅੰਕਲ ਸੋਰੀ ਮੈਂ ਤਾਂ ਟਿਊਸ਼ਨ ਬਾਰੇ ਪੁੱਛਣ ਆਇਆ ਸੀ।